ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬੰਨੈ, ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬੰਨੈ, ਜਾਨਤ ਦੂਰ ਤੁਮ ਹੈ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ ਫੇਰ, ਰਹਾਉ ਜਬ ਲੱਗ ਟੁੱਟੈ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ, ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਾਨ ਸੋਈ, ਜਬ ਲੱਗ ਟੁੱਟੈ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨ ਕੋਈ, ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਾਨ ਸੋਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ, ਜਤਨ ਕਰੈ ਮਾਨੁਖ ਡਹਿਕਾਵੈ, ਉਹ ਅੰਤਰ ਜਾਮੀ ਜਾਨੈ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬੰਨੈ।